ਜਿੰਦਾ ਹੋਣ ਦੀ ਜਲਦੀ ਏ, ਜਲਦੀ ਆਇਆ ਜਲਦੀ ਏ, ਮੇਰੇ ਸੀਨੇ ਵਿੱਚ ਅੱਗ ਬਲਦੀ ਏ। ਜਦੋਂ ਤੂੰ ਕੁਛ ਨੀ ਹੁੰਦਾ ਸੀ, ਤੇਰੇ ਨਾਲ ਖੜੀ ਰਹੀ ਕੱਲੀ ਮੈਂ, ਹਾਏ ਮੈਂ ਮਰ ਗਈ ਅੰਦਰੋਂ ਸੜ ਗਈ ਕਦਰ ਫੇਰ ਵੀ ਕੰਜਰੀ ਜੀ, ਤਾਂ ਵੀ ਤੈਨੂੰ ਚਾਹਵਾਂ ਕਿੱਡੀ ਚੱਲੀ ਮੈਂ, ਤੈਨੂੰ ਇੱਕ ਦਿਨ ਮੇਰੀ ਚੰਨ ਵੇ, ਫੇਰ ਪੈ ਜਾਊਗੀ ਲੋੜ ਸੋਚ ਲੈ। ਜੇ ਹੁਣ ਯਾਰੀ ਟੁੱਟ ਗਈ ਤਾਂ ਜੁੜਨੀ ਨਹੀਂ, ਤੂੰ ਇੱਕ ਵਾਰੀ ਹੋਰ ਸੋਚ ਲੈ। ਜੇ ਹੁਣ ਸਾਡੀ ਟੁੱਟ ਗਈ ਤਾਂ ਜੁੜਨੀ ਨਹੀਂ, ਤੂੰ ਇੱਕ ਵਾਰੀ ਹੋਰ ਸੋਚ ਲੈ, ਤੂੰ ਇੱਕ ਵਾਰੀ ਹੋਰ ਸੋਚ ਲੈ। ਮੈਂ ਕਹਿ ਰਹੀ ਸੀ ਕਿ ਕਿੱਟੀ ਵੀ ਆਈ ਹੋਈ ਹੈ ਤੇ ਲੰਡਨ ਵਾਲੇ ਮਾਸੀ ਜੀ ਤੇ ਉਹਨਾਂ ਦੇ ਬੱਚੇ ਵੀ ਆਏ ਹੋਏ ਨੇ, ਤੇ ਕੁਝ ਦਿਨਾਂ ਤੋਂ ਚਿੰਟੂ ਤੇ ਪਿੰਕੀ ਵੀ ਕਹਿ ਰਹੇ ਸੀ ਕਿ ਮੰਮੀ ਘੁੰਮਣ ਜਾਣਾ ਹੈ। ਕੋਈ ਗੱਲ ਨਹੀਂ, ਚੱਲ ਪੈਨੇ ਆ। ਮੈਂ ਸੋਚ ਰਿਹਾ ਸੀ ਕਿ ਆਪਣੀ ਇੰਨੀ ਵੱਡੀ 10-12 ਜਣਿਆਂ ਦੀ ਫੈਮਿਲੀ ਹੈ, 2-3 ਗੱਡੀਆਂ ਜਾਣਗੀਆਂ ਹੀ, ਪਰ ਅਲੱਗ ਅਲੱਗ ਜਾਣ ਦਾ ਮਜ਼ਾ ਨਹੀਂ ਆਉਂਦਾ। ਓਹੋ, ਤੁਸੀਂ ਸਿੱਧਾ ਰੂਬਲ ਵੈਨ ਰੈਂਟਲਸ ਨੂੰ ਫੋਨ ਕਰੋ, ਜਿੱਥੇ ਤੁਹਾਨੂੰ ਮਿਲੇਗੀ 12-ਸੀਟਰ ਜੰਬੋ ਵੈਨ, ਜਿਸ ਵਿੱਚ ਅਸੀਂ ਸਾਰੇ ਆਰਾਮ ਨਾਲ ਟ੍ਰੈਵਲ ਕਰ ਸਕਦੇ ਹਾਂ, ਉਹ ਵੀ ਇੱਕ ਗੱਡੀ ਵਿੱਚ, ਉਹ ਵੀ ਵਾਜਿਬ ਰੈਂਟ ਤੇ। ਡਰਾਈਵਰ ਲੈ ਕੇ ਜਾਣ ਦੀ ਜਾਂ ਨਾ ਲੈ ਕੇ ਜਾਣ ਦੀ ਮਰਜ਼ੀ ਵੀ ਆਪਣੀ ਹੈ। ਸ਼ਾਰਟ ਐਂਡ ਲੌਂਗ ਟਰਮ ਡੀਲਸ ਬਹੁਤ ਹੀ ਸਸਤੇ ਦਾਮਾਂ ਤੇ, ਅਨਲਿਮਿਟਿਡ ਕਿਲੋਮੀਟਰਸ, ਜੇ ਲਗੇਜ ਜ਼ਿਆਦਾ ਹੈ ਤੇ ਟ੍ਰੇਲਰ ਵੀ ਹਾਇਰ ਕਰ ਸਕਦੇ ਹੋ। ਰੂਬਲ ਵੈਨ ਰੈਂਟਲਸ, 0800-031-855, 0210-040-0486। ਤੇ ਨਾਲ ਦੋਸਤੋ, ਅਸੀਂ ਆਪਣੇ ਕਾਰੋਬਾਰੀ ਮਿੱਤਰਾਂ ਦਾ ਧੰਨਵਾਦ ਕਰ ਰਹੇ ਸਾਂ ਵੀਰ ਬਲਵਿੰਦਰ ਸੰਧੂ ਹੋਣਾਂ ਦਾ, ਹੁਣੇ ਹੁਣੇ ਸੁਨੇਹਾ ਆਇਆ ਸਾਰੀ ਟੀਮ ਨੂੰ, ਜਿੱਥੇ ਉਹ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਨੇ, ਉੱਥੇ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਬੀਤੇ ਸਾਲ ਦੇ ਵਿੱਚ ਰੇਡੀਓ ਸਪਾਈਸੀ ਟੀਮ ਦੇ ਨਾਲ ਕੀਤਾ, ਖਾਸ ਤੌਰ 'ਤੇ ਧਾਰਮਿਕ ਪ੍ਰੋਗਰਾਮਾਂ ਦੇ ਮੱਦੇਨਜ਼ਰ ਉਹਨਾਂ ਦੀ ਸੇਵਾ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਜਨਾਬ ਕਮਲਜੀਤ ਸਿੰਘ ਬਖਸ਼ੀ, ਉਹਨਾਂ ਦਾ ਵੀ ਸ਼ੁਕਰੀਆ, ਜਸਟ ਫਰੈਸ਼ ਦੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ, ਕੁਆਲਿਟੀ ਮਿੰਨੀ ਬਾਜ਼ਾਰ ਪਾਪਟੋਏ ਟੋਏ, ਅਤੇ ਇਸ ਤੋਂ ਇਲਾਵਾ ਕੈਲਵਿਨ ਫਰੂਟ ਐਂਡ ਵੈਜੀਜ਼, ਜਿਹੜੇ ਆਪਣੀਆਂ 4 ਬ੍ਰਾਂਚਸ ਨਾਲ ਆਕਲੈਂਡ ਦੇ ਵਿੱਚ ਕਮਿਊਨਿਟੀ ਸੇਵਾ 'ਚ ਹਾਜ਼ਰ ਨੇ, ਕੀਵੀ ਫਰੈਸ਼ ਹੈਮਿਲਟਨ ਵਾਲੇ ਵੀਰਾਂ ਦਾ ਵੀ ਸ਼ੁਕਰੀਆ, ਕਡਲਸ ਜਿਹੜਾ ਚਾਈਲਡ ਕੇਅਰ ਦੀ ਸੇਵਾ ਪੇਸ਼ ਕਰਦਾ ਹੈ, ਉਹਨਾਂ ਦਾ ਵੀ ਅਸੀਂ ਟੀਮ ਦਾ ਪੂਰਾ ਧੰਨਵਾਦ ਕਰਦੇ ਹਾਂ। ਮੈਜਿਕ ਟੀਵੀ ਨਿਊਜ਼ੀਲੈਂਡ ਵਾਲਿਆਂ ਦਾ ਵੀ ਧੰਨਵਾਦ, ਮਹਾਰਾਜਾ ਫੂਡ ਐਂਡ ਸਪਾਈਸਿਸ, ਜਿਨ੍ਹਾਂ ਦੇ ਬਾਰੇ ਹਰਮੀਕ ਉਹਨਾਂ ਨੇ ਜ਼ਿਕਰ ਕੀਤਾ ਸੀ, ਹੈਮਿਲਟਨ ਤੋਂ ਇਹ ਟੀਮ ਹੈ, ਇਹਨਾਂ ਦਾ ਵੀ ਬਹੁਤ ਧੰਨਵਾਦ, ਸਾਡੇ ਨਾਲ ਨਵੇਂ ਇਸ ਸਪੌਂਸਰ ਦੇ ਤੌਰ 'ਤੇ ਜੁੜੇ ਨੇ। ਅਤੇ ਇਸ ਤੋਂ ਇਲਾਵਾ ਅਸੀਂ NITT ਕਾਲਜ ਤੋਂ ਵੀਰ ਕੁਲਬੀਰ ਸਿੰਘ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹਾਂਗੇ, ਅਤੇ ਅਸੀਂ ਨੋਵਲਟੀ ਸਵੀਟਸ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹਾਂਗੇ, ਜਿਹੜੇ ਬੜੇ ਲੰਮੇ ਸਮੇਂ ਤੋਂ, ਜਦੋਂ ਤੋਂ ਇਹ ਬਿਜ਼ਨਸ ਉਹਨਾਂ ਦਾ ਐਸਟੈਬਲਿਸ਼ ਹੋਇਆ, ਉਦੋਂ ਤੋਂ ਬੋਟਨੀ ਤੋਂ ਇਹ ਸਾਡੇ ਨਾਲ, ਬਲ ਸਾਹਿਬ ਜੁੜੇ ਹੋਏ ਨੇ ਪੂਰੀ ਟੀਮ ਦੇ ਨਾਲ, ਪੈਰਾਮੋਟ ਟਰੱਕਸ ਤੋਂ ਵੀਰ ਜਸਵਿੰਦਰ ਜੀ ਦਾ ਬਹੁਤ ਧੰਨਵਾਦ, ਪਾਰਟਸ ਕਨੈਕਸ਼ਨ ਦੀ ਟੀਮ ਦਾ ਬਹੁਤ ਸ਼ੁਕਰੀਆ, ਰਤਨ ਸਪਾਈਸ ਮਾਲਟ ਬੋਟਨੀ ਦੀ ਟੀਮ ਦਾ ਬਹੁਤ ਧੰਨਵਾਦ ਕਰਦੇ ਹਾਂ। ਮੈਨੂਰੇਵਾ ਤੋਂ ਰੌਕੀਜ਼ ਫੂਡ ਮਾਰਟ ਦੇ ਵੀ ਅਸੀਂ ਬਹੁਤ ਰਿਣੀ ਹਾਂ। ਇਸ ਤੋਂ ਇਲਾਵਾ ਅਸੀਂ ਸਬ ਇੰਡੀਅਨ ਸਵੀਟਸ ਐਂਡ ਸਨੈਕਸ ਤੋਂ ਅਤੇ ਸਫਾਇਰ ਐਂਟਰਟੇਨਮੈਂਟ, ਅਤੇ ਅਸੀਂ ਸ਼ੁਕਰੀਆ ਅਦਾ ਕਰਨਾ ਚਾਹਾਂਗੇ ਸਪਾਈਸਿਸ ਐਂਡ ਸਵੀਟਸ ਦੀ ਟੀਮ ਹੈਮਿਲਟਨ ਤੋਂ, ਅਤੇ ਅਸੀਂ ਜ਼ਰੂਰ ਯਾਦ ਕਰਨਾ ਚਾਹਾਂਗੇ ਟਰੈਵਲ ਗਲੋਬ ਦੀ ਟੀਮ ਨੂੰ ਵੀ, ਜਿਨ੍ਹਾਂ ਨੇ ਸਾਡਾ ਵਿਸ਼ੇਸ਼ ਸਾਥ ਦਿੱਤਾ ਬੀਤੇ ਵਰ੍ਹੇ ਦੇ ਦੌਰਾਨ। ਟਰੈਵਲ ਪੁਆਇੰਟ ਦੀ ਟੀਮ ਨੂੰ ਯਾਦ ਕਰਾਂਗੇ, ਜਿਹੜੀਆਂ ਆਪਣੀਆਂ 2 ਵੱਖ ਵੱਖ ਜਿਹੜੀਆਂ ਬ੍ਰਾਂਚਸ ਨੇ ਉੱਥੋਂ ਕਮਿਊਨਿਟੀ ਦੀ ਸੇਵਾ 'ਚ ਹਾਜ਼ਰ ਨੇ। ਟਾਇਰ ਵਰਲਡ ਦੀ ਪੂਰੀ ਟੀਮ ਦੇ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ, ਜਿਹੜੇ ਕਿ 18 ਦੇ ਵਿੱਚ ਤੁਹਾਡੀ ਸੇਵਾ 'ਚ 7 ਦਿਨ ਹਾਜ਼ਰ ਰਹਿੰਦੇ ਨੇ। ਯੂਨੀਕ ਕਾਰਸ ਤੋਂ ਅਸੀਂ ਧੰਨਵਾਦੀ ਹਾਂ, ਅਤੇ ਯੂਨੀਵਰਸਲ ਹੋਮਿਓਪੈਥਿਕ ਦੇ ਵੀ ਸ਼ੁਕਰੀਆ ਕਰਦੇ ਚੱਲਦੇ ਹਾਂ। ਵੈਜੀ ਕਿੰਗ ਹੈਮਿਲਟਨ ਤੋਂ ਵੀਰ ਜੀਤਾ ਜੀ ਹੋਣਾਂ ਦਾ ਧੰਨਵਾਦ ਕਰਦੇ ਚੱਲਦੇ ਹਾਂ। ਇਸ ਤੋਂ ਇਲਾਵਾ ਹੋਲਸੇਲ ਆਟੋਜ਼ ਪਾਪਾ ਟੋਇਟੋ ਦੇ ਵਿੱਚ ਵੀਰ ਜਸਮੀਤ ਸਿੰਘ ਹੋਣਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਇਲਾਵਾ ਬਹੁਤ ਸਾਰੇ ਧਾਰਮਿਕ ਪ੍ਰੋਗਰਾਮਾਂ ਦੇ ਜਿਹੜੇ ਸਪੌਂਸਰਸ ਨੇ, ਮੈਨੂਰੇਵਾ ਗੁਰੂ ਘਰ ਤੋਂ, ਬੰਬੇ ਹਿੱਲ ਗੁਰੂ ਘਰ ਤੋਂ, ਅਤੇ ਪਾਪਾਕੁਰਾ ਦੇ ਬੇਗਮਪੁਰਾ ਗੁਰੂ ਘਰ ਤੋਂ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਆਪਣੀ ਸਪੋਰਟ ਦੇ ਨਾਲ ਨਵਾਜਿਆ, ਆਪਣਾ ਆਸ਼ੀਰਵਾਦ, ਆਪਣੀਆਂ ਅਸੀਸਾਂ ਇਸੇ ਤਰ੍ਹਾਂ ਆਪਣੀ ਮਾਂ ਬੋਲੀ ਦੇ ਨਾਲ ਜ਼ਰੂਰ ਕਾਇਮ ਰੱਖਣੀਆਂ। ਅਤੇ ਨਵੇਂ ਜਿਹੜੇ ਪੇਸ਼ਕਾਰ ਇੱਥੇ ਹਾਜ਼ਰੀ ਲਵਾ ਰਹੇ ਨੇ, ਉਹਨਾਂ ਦੇ ਵਿੱਚ ਅਲਾਈਵ ਰੈਕੋਰਡਸ ਦੇ ਜਾਣੇ ਪਛਾਣੇ ਜਨਾਬ ਸੁਖਰਾਜ ਗਾਖਲ, ਜਿਹੜੇ ਕਿ ਮੇਰੇ ਵਾਂਗ ਭਾਵੇਂ ਦੁਨਿਆਵੀ ਤੌਰ 'ਤੇ ਕੱਦ ਉਹਨਾਂ ਦਾ ਬਹੁਤਾ ਉੱਚਾ ਨਹੀਂ, ਲੇਕਿਨ ਉਹਨਾਂ ਦਾ ਨਵੇਂ ਸਾਲ ਦੇ ਮੌਕੇ ਕੁਝ ਗੱਲ ਜ਼ਰੂਰ ਕਹਿਣ, ਬੀਤੇ ਵਰ੍ਹਿਆਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਖੱਟੀਆਂ ਮਿੱਠੀਆਂ ਯਾਦਾਂ ਰਹੀਆਂ ਨੇ ਉਹਦੇ ਬਾਰੇ ਵੀ ਚਰਚਾ ਜ਼ਰੂਰ ਕਰਦੇ ਰਹਿਣ, ਕਿਉਂਕਿ ਸਰੋਤਿਆਂ ਦਾ ਬਹੁਤ ਸਹਿਯੋਗ ਰਿਹਾ। ਹੈਪੀ ਜੀ, ਰੁਪਿੰਦਰ ਬਾਜਵਾ ਜੀ, ਮਨਜੀਤ ਸੈਣੀ ਜੀ, ਜੀਤ ਸੀਮਾ ਜੀ, ਮੁੱਛਾਂ ਦੇ ਨਵੇਂ ਅੰਦਾਜ਼ ਵਿੱਚ, ਸੁਖਰਾਜ ਗਾਖਲ ਦੀ ਪਹਿਲਾਂ ਜ਼ਿਕਰ ਹੋ ਚੁੱਕਾ ਹੈ, ਨਾਭੇ ਤੋਂ ਵੀਰ ਨਰਿੰਦਰ ਵੀਰ ਸਿੰਘ ਸਾਡੇ ਨਾਲ ਹਾਜ਼ਰੀ ਲਵਾ ਰਹੇ ਨੇ, ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਵੀਰ ਹਰਮੀਕ ਸਿੰਘ, ਅਤੇ ਪਿੰਡ ਰੰਧਾਵਾ ਮਸੰਦਾ ਜ਼ਿਲ੍ਹਾ ਜਲੰਧਰ ਤੋਂ, ਪੰਜਾਬੀਆਂ ਦੀ ਨਿਊਜ਼ੀਲੈਂਡ ਦੇ ਵਿੱਚ ਚੌਥੀ ਪੀੜ੍ਹੀ ਚੋਂ ਨਵਤੇਜ ਰੰਧਾਵਾ ਸਾਡੇ ਨਾਲ ਹਾਜ਼ਰੀ ਲਵਾ ਰਹੇ ਨੇ। ਮੇਰਾ ਜਨਮ ਮਾਲਪੁਰ ਦਾ ਹੈ ਜੀ, ਜੰਪਲ ਮੈਂ ਹੁਸ਼ਿਆਰਪੁਰ ਦਾ, ਫੁੱਟਬਾਲ ਦੀ ਧਰਤੀ ਨਾਲ ਜੁੜਿਆ, ਖਾਸ ਤੌਰ 'ਤੇ ਤੇਰਾ ਬਹੁਤ ਸ਼ੁਰੂਆਤੀ ਦੌਰ ਦੇ ਵਿੱਚ ਫੁੱਟਬਾਲ ਬਹੁਤ ਖੇਡਿਆ, ਅੱਜ ਕੱਲ੍ਹ ਜ਼ਿਆਦਾ ਧਿਆਨ ਵੈਸੇ ਕ੍ਰਿਕਟ ਵੱਲ ਆ। ਤੋ ਜ਼ਰੂਰ ਨਾਲ ਆਪਣੇ ਸਰੋਤਿਆਂ ਨੂੰ ਇਹ ਵੀ ਦੱਸ ਦਈਏ ਕਿ ਜਿੱਥੇ ਤੁਸੀਂ ਰੇਡੀਓ ਦੇ ਰਾਹੀਂ ਤਾਂ ਸਾਨੂੰ ਸੁਣ ਹੀ ਰਹੇ ਹੋ, ਸੋ ਜੇ ਤੁਸੀਂ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹੋ ਤਾਂ ਲਾਈਵ ਸਾਨੂੰ ਰੇਡੀਓ ਸਪਾਈਸ ਦੇ ਪੇਜ ਦੇ ਰਾਹੀਂ ਵੀ ਤੁਸੀਂ ਸਾਰਿਆਂ ਨੂੰ ਦੇਖ ਸਕਦੇ ਹੋ। ਕਿਆ ਬਾਤ! ਤੇ ਮੈਂ ਚਾਹੁੰਦਾ ਕਿ ਇੱਕ ਵਾਰੀ ਰੇਡੀਓ ਸਪਾਈਸ ਦੇ ਜਿਹੜੇ ਪੇਜ ਆ ਉਹ ਤੇ ਲਾਈਵ ਹੋਏ ਹੋਏ ਨੇ, ਤੇ ਪੇਜ ਦੇ ਥਰੂ ਵੀ, ਲਾਈਵ ਦੇ ਥਰੂ ਵੀ ਇੱਕ ਵਾਰੀ ਸਾਰਾ ਆਪਾਂ ਸਤਿ ਸ਼੍ਰੀ ਅਕਾਲ ਬੲਲਾ ਦਈਏ ਜੀ, ਤੇ ਆਪਾਂ ਸਾਡੇ ਸਾਰੇ ਸਰੋਤਿਆਂ ਨੂੰ ਜਿਹੜੇ ਆ ਧੰਨਵਾਦ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਪਿਆਰਾਂ ਨੂੰ, ਬਹੁਤ ਚੰਗਾ ਲੱਗਾ ਤੁਸੀਂ ਜਿਹੜੀ ਸਮੇਂ ਦੇ ਹਾਣੀ ਬਣ ਕੇ ਸਾਡੇ ਨਾਲ ਇਸ ਵਕਤ ਇਸ ਟੈਕਨੋਲੋਜੀ ਰਾਹੀਂ ਜੁੜੇ ਹੋਏ ਹੋ। ਇਸ ਕੰਮ ਦੇ ਵਿੱਚ ਵੈਸੇ ਜਿਹੜੇ ਨਵੇਂ ਪੂਰ ਦੇ ਮੁੰਡੇ ਆ ਜਾਂ ਕੁੜੀਆਂ ਆ, ਲਵਲੀਨ ਨਿੱਜਰ ਨੂੰ ਲੱਭ ਕੇ ਲਿਆਉਣਾ ਪੈਣਾ ਇਸ ਕੰਮ ਦੇ ਵਿੱਚ, ਉਹ ਕਾਫੀ ਮਾਹਰ ਆ, ਤੇ ਸੁਖਰਾਜ ਗਾਖਲ ਹੋਣੇ ਉਹ ਪਿੱਜ਼ਾ ਖਾ ਰਹੇ। ਓਕੇ ਓਕੇ, ਐਨ ਵੀ ਜਿਹੜੇ ਇੱਥੇ ਸਕਰੀਨ ਦੇ ਦੂਸਰੇ ਪਾਸੇ ਬੈਠੇ ਹੋਏ ਤੇ ਬਾਰ ਬਾਰ ਉਹ ਮੇਰੇ ਵੱਲ ਫੋਨ ਕਰ ਰਹੇ ਸੀ, ਮੈਨੂੰ ਸਮਝ ਨਹੀਂ ਆਈ ਕਿ ਕਿਉਂ, ਕਿੰਨੀਆਂ ਕੁ ਬੰਦਾ ਫੋਟੋ ਖਿੱਚ ਲਊਗਾ ਇੱਕ ਵਾਰੀ, ਹੁਣ ਤੁਸੀਂ ਜ਼ਿਕਰ ਕੀਤਾ ਕਿ ਨਹੀਂ ਲਾਈਵ ਚੱਲ ਰਿਹਾ, ਮੈਂ ਕਿਹਾ ਯਾਰ ਇਹਨੂੰ ਪੋਜ਼ ਹੀ ਨਾ ਕੋਈ ਪਸੰਦ ਆ। ਸੋ ਲਓ ਜੀ, ਅਸੀਂ ਦੁਬਾਰਾ ਕਾਊਂਟਡਾਊਨ ਵੱਲ ਨੂੰ ਤੁਰੇ ਜਾਂਦੇ ਹਾਂ ਜੀ, ਇੱਕ ਵਾਰੀ ਸਾਰਿਆਂ ਦੀ ਜੀ, ਐਨਵੀ ਜੀ ਇੱਕ ਵਾਰੀ ਇਹ ਚੈੱਕ ਕਰ ਲਓ ਕਿ ਕੌਣ ਕੌਣ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਨਾਂ ਜ਼ਰੂਰ ਪੜ੍ਹ ਲਓ ਜੀ। ਆਪਣੇ ਨਾਲ ਇਸ ਸਮੇਂ ਹਰਦੀਪ ਸਿੰਘ ਬਸਰਾ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਨਾਲ ਨਾਲ ਹੈਪੀ ਨਿਊ ਈਅਰ ਵੀ ਕਹਿ ਰਹੇ ਨੇ। ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਐਨਵੀ, ਤੇ ਆਪਣੇ ਨਾਲ ਨਾਰਵੇ ਤੋਂ ਖਾਸ ਤੌਰ ਤੇ ਨਵਦੀਪ ਬੱਲ ਮੇਰੇ ਬਹੁਤ ਵਧੀਆ ਮਿੱਤਰ ਨੇ ਜੀ, ਉਹ ਸਾਰਿਆਂ ਨੂੰ ਹੈਪੀ ਨਿਊ ਈਅਰ ਕਹਿ ਰਹੇ ਨੇ। ਇਸ ਸਮੇਂ ਸਾਡੇ ਨਾਲ ਲਾਈਵ ਪੇਜ ਤੇ ਜੁੜੇ ਹੋਏ ਨੇ ਦਲਜੀਤ ਸਿੰਘ ਬੈਂਸ, ਜੋ ਕਿ ਆਸਟ੍ਰੇਲੀਆ ਤੋਂ ਨੇ ਇਸ ਸਮੇਂ ਸਾਡੇ ਨਾਲ ਜੁੜੇ ਹੋਏ ਨੇ ਜੀ। ਸੋ ਰੇਡੀਓ ਸਪਾਈਸ ਦੀਆਂ ਤਰੰਗਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਸਰੋਤੇ ਨੇ ਜੁੜ ਚੁੱਕੇ ਨੇ ਅੱਗੇ, ਹਰਮੀਕ ਕੁਝ ਕਹਿਣਗੇ ਜੀ ਹੁਣ ਸਰੋਤਿਆਂ ਨੂੰ ਜੀ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਦੋਸਤੋ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ। 2016 ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਿਹਤਰੀਨ ਸਾਥ ਰਿਹਾ, ਬਹੁਤ ਖੱਟੀਆਂ ਮਿੱਠੀਆਂ ਯਾਦਾਂ ਰਹੀਆਂ ਨੇ ਆਪਣੀਆਂ ਸੱਜਰੀ ਸਵੇਰ ਦੇ ਰਾਹੀਂ, ਤੇ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਤੇ ਵੱਖ ਵੱਖ ਈਵੈਂਟ ਦੇ ਵਿੱਚ ਵੀ ਤੁਸੀਂ ਸਾਥ ਦਿੰਦੇ ਰਹੇ ਹੋ, ਤੇ ਇਸੇ ਤਰ੍ਹਾਂ ਆਪਣੀਆਂ ਅਰਦਾਸਾਂ ਦੁਆਵਾਂ ਵਿੱਚ ਸ਼ਾਮਿਲ ਰੱਖਿਓ, ਤੇ ਨਵਾਂ ਸਾਲ ਦੇ ਵਿੱਚ ਦੋਸਤੋ ਆਪਾਂ ਹੋਰ ਅਗੂੜੀ ਆਪਣੀ ਸਾਂਝ ਹੋਵੇ, ਮੈਂ ਦੁਆਵਾਂ ਕਰਦਾ। ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਜੀ। ਮਨਜੀਤ, ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਨਾਲ ਦੀ ਨਾਲ ਖੱਟੀਆਂ ਯਾਦਾਂ ਬਾਰੇ ਤਾਂ ਗੱਲ ਨਹੀਂ ਕਰਾਂਗੀ, ਪਰ ਮਿੱਠੀਆਂ ਯਾਦਾਂ ਇਹ ਕਿ ਮੈਂ ਦੁਬਾਰਾ ਜਿਹੜੀ ਹੈ ਫੁਲਕਾਰੀ ਸ਼ੋਅ ਦੇ ਵਿੱਚ ਵਾਪਸੀ ਕੀਤੀ ਹੈ, ਤੇ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਮੈਨੂੰ ਆਪਣਾ ਸਾਥ ਦਿੰਦੇ ਹੋ, ਤੇ ਤੁਹਾਡੀਆਂ ਜਦੋਂ ਫੋਨ ਕਾਲਸ ਆਉਂਦੀਆਂ ਨੇ ਜਾਂ ਤੁਹਾਡੀ ਫੀਡਬੈਕ ਆਉਂਦੀ ਹੈ ਤਾਂ ਬਹੁਤ ਵਧੀਆ ਲੱਗਦਾ। ਉਮੀਦ ਕਰਦਾਂਗੇ ਨਵਾਂ ਸਾਲ ਤੁਹਾਡੇ ਨਾਲ ਇਸ ਤਰ੍ਹਾਂ ਜੁੜੇ ਰਹਾਂਗੇ, ਤੇ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ। ਰੁਪਿੰਦਰ ਬਾਜਵਾ, ਸਾਰੇ ਹੀ ਨੈਸ਼ਨਲ ਅਤੇ ਇੰਟਰਨੈਸ਼ਨਲ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁੜੋਸ ਹੈ ਉਹਨਾਂ ਨੂੰ ਜਿਹੜੇ ਨਾਰਵੇ ਅਤੇ ਆਸਟ੍ਰੇਲੀਆ 'ਚ, ਬੇਸ਼ੱਕ ਟਾਈਮ ਡਿਫਰੈਂਸ ਹੈਗਾ ਆ, ਮੈਂ ਵੀ ਪਰ ਫਿਰ ਵੀ ਸਾਡੇ ਨਾਲ ਜੁੜੇ ਹੋਏ ਹਾਂ, ਅਤੇ ਉਹਨਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਇਸ ਦੇ ਨਾਲ ਹੀ ਸਾਰਿਆਂ ਨੂੰ ਹੀ ਨਵੇਂ ਸਾਲ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਮੇਰੇ ਖਿਆਲ ਨਾਲ ਮੈਨੂੰ 6 ਮਹੀਨੇ ਹੁਣ ਹੋ ਗਏ, ਹੁਣ ਤਾਂ ਯਾਦ ਨਹੀਂ ਮੈਨੂੰ, ਤਾਂ ਇੱਦਾਂ ਲੱਗਦਾ ਹੈ ਕਿ ਸ਼ਾਇਦ 6-7 ਸਾਲ ਹੋ ਗਏ, ਪਰ ਸ਼ਾਇਦ 6 ਮਹੀਨੇ ਹੋਏ ਹੈਗੇ ਆ, ਪਰ ਬਹੁਤ ਵਧੀਆ ਰਿਹਾ ਹਾਲੇ ਤੱਕ ਦਾ ਸਫ਼ਰ, ਬਿਲਕੁਲ ਸਰੋਤਿਆਂ ਤੋਂ ਪਿਆਰ ਮਿਲ ਰਿਹਾ ਹੈਗਾ, ਅਤੇ ਅਗੇਨ ਟੀਮ ਵੱਲੋਂ ਵੀ ਟਾਈਮ ਟੂ ਟਾਈਮ ਬੂਸਟਿੰਗ ਮਿਲਦੀ ਰਹਿੰਦੀ ਹੈਗੀ ਆ, ਅਤੇ ਈਵਨ ਬਾਕੀ ਸਾਰੇ ਕੋਲੀਗਸ ਨਾਲੋਂ ਵੀ ਬਹੁਤ ਵਧੀਆ ਫੈਮਿਲੀ ਹੈਗੀ ਆ ਸਾਡੀ ਇਹ, ਅਤੇ ਉਮੀਦ ਕਰਦੀ ਹਾਂ ਕਿ ਅਗਲਾ ਜਿਹੜਾ ਸਾਲ ਹੈਗਾ ਆ ਉਹ ਵੀ ਇਸੇ ਤਰ੍ਹਾਂ ਸਾਡੇ ਸਾਰਿਆਂ ਦੀ ਲਾਈਫ ਵਿੱਚ ਦੇ ਨਾਲ ਨਾਲ ਸਾਡੇ ਸਰੋਤਿਆਂ ਦੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ, ਖੇੜੇ ਅਤੇ ਚੰਗੀ ਸਿਹਤ ਲੈ ਕੇ ਆਵੇ, ਅਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜਿੱਥੋਂ ਤੱਕ ਆਵਾਜ਼ ਪਹੁੰਚ ਰਹੀ ਹੈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਤਾਂ ਪਰਿਵਾਰ ਹੀ ਤੁਸੀਂ ਹੋ ਜੀ, ਗੱਲ ਕਰਦੀ ਆ ਆਪਾਂ ਅਤੇ ਆਪਣੇ ਪਰਿਵਾਰ ਨੂੰ ਮਿਲਣ ਆਈਦਾ, ਪਰਿਵਾਰ ਨਾਲ ਗੱਲਾਂ ਬਾਤਾਂ ਕਰੀਦੀਆਂ ਜੀ, ਸਦ ਕੇ ਇਸੇ ਤਰ੍ਹਾਂ ਹੀ ਪਰਮਾਤਮਾ ਕਰੇ ਕਿ ਆਪਾਂ ਸਾਰੇ ਹਰ ਨਵਾਂ ਸਾਲ ਮਨਾਉਂਦੇ ਚੱਲੀਏ, ਅਤੇ ਪਰਮਾਤਮਾ ਕਰੇ ਕਿ ਖੁਸ਼ੀਆਂ ਭਰਿਆ, ਖੇੜਿਆਂ ਭਰਿਆ ਹਰ ਨਵਾਂ ਸਾਲ ਰਹੇ। ਸ਼ੁਭਕਾਮਨਾਵਾਂ ਦੇ ਨਾਲ 2017 ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਸਾਡੇ ਨਾਲ ਇੱਕ ਸਰੋਤੇ ਔਨ ਏਅਰ ਹੋ ਗਏ ਨੇ ਜੀ, ਜੀਆਂ ਨੂੰ ਸਤਿ ਸ਼੍ਰੀ ਅਕਾਲ ਜੀ, ਤੁਸੀਂ ਥੋੜ੍ਹਾ ਉੱਚੀ ਬੋਲੋਗੇ ਜੀ, ਤੁਹਾਡੀ ਆਵਾਜ਼ ਥੋੜ੍ਹੀ ਘੱਟ ਸੁਣਦੀ ਹੈ ਜੀ। ਤੁਹਾਨੂੰ ਵੀ ਨਾਲ ਹੀ ਪੈਂਦੀ, ਤੇ ਤੁਹਾਡੇ ਸਾਰੇ ਪਰਿਵਾਰ ਨੂੰ ਵੀ ਜੀ। ਜੀ ਦਲਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਹਾਲ ਨੇ ਤੁਹਾਡੇ? ਬਹੁਤ ਵਧੀਆ ਭਾਈ, ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਜੀ ਨਵੇਂ ਸਾਲ ਦੀਆਂ, ਪਰਮਾਤਮਾ ਕਰੇ 2017 ਖੁਸ਼ੀਆਂ ਲੈ ਕੇ ਠੀਕ ਹੈ ਜੀ, ਰੇਡੀਓ ਸਪਾਈਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਤੇ ਰੇਡੀਓ ਸਪਾਈਸ ਦੇ ਪੇਜ 'ਤੇ ਸਾਰੇ ਦੇਖ ਰਹੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ, ਅਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ 2016 ਬਹੁਤ ਵਧੀਆ ਸੀਗਾ ਜੀ, ਮੇਰੇ ਲਈ ਤਾਂ ਬਹੁਤ ਵਧੀਆ ਸੀਗਾ ਕਿਉਂਕਿ ਮੈਨੂੰ ਕਾਫੀ ਵੱਡੇ ਵੱਡੇ ਫਨਕਾਰਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸਿਰਫ ਅਤੇ ਸਿਰਫ ਰੇਡੀਓ ਸਪਾਈਸ ਕਰਕੇ। ਜੇ ਮੈਂ ਬਬੂਮਾਨ ਦੇ ਨਾਲ, ਹਾਂਜੀ ਹਾਂਜੀ, ਜੇ ਮੈਂ ਇਕੱਲਾ ਉਹਨਾਂ ਨੂੰ ਫੋਨ ਲਾਵਾਂ ਮੈਨੂੰ ਲੱਗਦਾ ਉਹ ਹੈਲੋ ਵੀ ਮੈਨੂੰ ਕਹਿਣਗੇ, ਪਹਿਲਾਂ ਕੱਟ ਦੇਣਾ, ਕਹਿਣਾ ਕੌਣ ਆ ਮੈਂ ਹੀ ਨਹੀਂ ਜਾਣਦੇ, ਪਰ ਜਦੋਂ ਅਸੀਂ ਗੱਲ ਕਰਦੇ ਰੇਡੀਓ ਸਪਾਈਸ ਦਾ ਨਾਂ ਲੈ ਕੇ ਤਾਂ ਫਿਰ ਉਹ ਫੋਨ ਚੱਕਦੇ ਵੀ ਆ ਅਤੇ ਟਾਈਮ ਵੀ ਦਿੰਦੇ ਆ ਗੱਲ ਕਰਨ ਨੂੰ, ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਕਿ ਮੈਨੂੰ ਇੰਨਾ ਮਾਣ ਬਖਸ਼ਿਆ ਸਾਰਿਆਂ ਦੇ ਇੱਥੇ ਆਉਣ ਦਾ। ਸੋ 2017 ਦੇ ਵਿੱਚ ਹੋਰ ਨਵੀਆਂ ਨਵੀਆਂ ਇੰਟਰਵਿਊਸ ਲੈ ਕੇ, ਵੈਸੇ ਤੁਹਾਡੀ ਗੱਲਬਾਤ ਤੋਂ ਲੱਗਦਾ ਵੀ ਤੁਸੀਂ ਬਹੁਤ ਜਲਦੀ ਸਟਾਰ ਬਣ ਜਾਣਾ, ਤੁਹਾਡੇ ਸਾਰਾ ਸਟਾਰ ਮਟੀਰੀਅਲ ਹੈਗਾ। ਸੋ ਜੀ, ਸਟਾਰਾਂ ਨੂੰ ਲੈ ਇੱਕ ਗੀਤ ਜਿਹੜਾ ਆਪਾਂ ਕਹੀਏ ਨਿਊਜ਼ੀਲੈਂਡ ਦੇ ਵਿੱਚ ਬਹੁਤ ਆਪਾਂ ਸਾਡਾ ਲੋਕਲ ਪ੍ਰੋਡਕਸ਼ਨ ਦੀ ਟੀਮ ਜਿਹੜੀ ਹੈ ਇੱਥੇ ਉਹਨਾਂ ਨੇ ਮਿਹਨਤ ਕਰਕੇ ਤਿਆਰ ਕੀਤਾ, ਗੁਰਸ਼ਬਦ ਅਤੇ ਸੱਤਾ ਵੈਰੋਵਾਲੀਆ ਜਿਹੜਾ ਉਹਨਾਂ ਨੇ ਗੀਤਕਾਰੀਆਂ ਗੀਤ ਦੇ ਨਾਲ ਆਪਾਂ ਕਹਿ ਸਕਦੇ ਹਾਂ ਇੱਕ ਨਵੀਂ ਜਿਹੜੀ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ। ਸੋ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 12 ਦੇ ਉੱਤੇ ਗੀਤਕਾਰੀਆਂ ਸੱਤਾ ਵੈਰੋਵਾਲੀਆ ਕਿਤੇ ਆਪਣੇ ਨਾਲ ਹੀ ਖੈਣ ਲੱਗੇ ਜੀ ਗੱਲਾਂ ਤੱਤੀਆਂ ਮਿੱਤਰੋ ਕਹਿਣ ਲੱਗੇ ਕਿਤੇ ਆਪਣੇ ਨਾਲ ਹੀ ਖੈਣ ਲੱਗੇ ਜੇਕਰ ਚੁਭਣ ਤਾਂ ਜਾਜਕ ਹਾਂ ਮਾਫੀਆਂ ਦੇ ਮਾਫੀਆਂ ਦੇ ਜੀ ਹਾਂਜੀ ਮਾਫੀਆਂ ਦੇ ਸਾਨੂੰ ਮਾਣ ਹੈ ਸੱਚੀਆਂ ਸੁੱਚੀਆਂ ਨੇ ਕਲਮਾਂ ਫੜੀਆਂ ਤੇ ਲਿਖਣ ਜਵਾਕ ਬਹਿ ਗਏ ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ ਕਲਮਾਂ ਫੜੀਆਂ ਤੇ ਲਿਖਣ ਜਵਾਕ ਬਹਿ ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ ਕੋਲਾ ਜੱਟ ਸੀ ਦੁਨੀਆਂ ਦਾ ਅੰਨਦਾਤਾ ਮਾਰਨ ਆਸ਼ਕੀ ਬੁਲਟ ਤੇ ਚਾੜ ਦਿੱਤਾ ਕਹਿ ਕੇ ਵੈਲੀ ਤੇ ਸ਼ੌਂਕੀ ਓ ਦੁਨਾਲੀਆਂ ਦਾ ਜਿਵੀਂ ਧਾਰ ਦਾ ਅਕਸ ਵਿਗਾੜ ਦਿੱਤਾ ਵਹੀ ਲਾੜੇ ਦੀ ਜੱਟ ਜਾਂ ਰੱਬ ਜਾਣੇ ਓ ਕਿੱਥੋਂ ਸਰਦੀਆਂ ਨੱਤੀਆਂ ਗੁੱਤੀਆਂ ਨੇ ਕਲਮਾਂ ਫੜੀਆਂ ਤੇ ਲਿਖਣ ਜਵਾਕ ਬਹਿ ਗਏ ਗੀਤਕਾਰੀਆਂ ਹੋ ਕਲਮਾਂ ਬੜੀਆਂ ਤੇ ਲਿਖਣ ਜਵਾਕ ਬਹਿ ਗਏ ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ ਨਸ਼ਾ ਪਿਸਟਲ ਤੇ ਬ੍ਰੈਂਡ ਪਰ ਮੋਟ ਕੀਤੇ ਚੜ੍ਹਦੀ ਉਮਰ ਦੀ ਸੋਚ ਵਿੱਚ ਨਰਕ ਭਰਤਾ ਮਾਤਾ ਬੋਲੀ ਨੂੰ ਖੂਬ ਨਿਲਾਮ ਕੀਤਾ ਸੋਹਣੇ ਕਲਚਰ ਦਾ ਬੇੜਾਈ ਗਰਕ ਕਰਤਾ ਕਬਜ਼ਾ ਕਰ ਲਿਆ ਜੀਵਨ ਦੀ ਸਾਦਗੀ ਤੇ ਸਾਦਗੀ ਤੇ ਮੈਂ ਮਰ ਜਾ ਸਾਦਗੀ ਤੇ ਜੈਸ ਗੈਪ ਅਰਮਾਨੀਆਂ ਗੁੱਚੀਆਂ ਨੇ ਕਲਮਾਂ ਬੜੀਆਂ ਤੇ ਲਿਖਣ ਜਵਾਕ ਮੈਂ। ਸੋ ਗੁਰਸ਼ਬਦ ਜਿੱਥੇ ਆਪਣੀ ਨਵੀਂ ਪੇਸ਼ਕਾਰੀ ਜਿਹੜੀ ਹੈ ਉਹ ਵੀ ਨਿਊਜ਼ੀਲੈਂਡ ਦੇ ਵਿੱਚ ਹੀ ਤਰੱਕੀਆਂ ਲੈ ਕੇ ਜਿਹੜਾ ਆ ਵਾਲੇ ਸਾਲ ਦੇ ਸ਼ੁਰੂ ਦੇ ਵਿੱਚ ਦਸਤਕ ਦਏਗਾ ਅਤੇ ਉਸ ਦੇ ਵਿੱਚ ਨਿਊਜ਼ੀਲੈਂਡ ਦਾ ਫਿਲਮਾਂਕਨ ਹੋਇਆ ਹੋਇਆ ਅਤੇ ਮਿਊਜ਼ਿਕ ਜਿਹੜਾ ਇਸ ਦਾ ਗੁਰਮੋਹ ਨੇ ਅਤੇ ਟਾਈਗਰ ਸਟਾਈਲ ਨੇ ਦਿੱਤਾ, ਦੋਨਾਂ ਦੇ ਨਾਲ ਮੇਲ ਇਸ ਪੱਖੋਂ ਕਿ ਨੰਬਰ 11 ਦੇ ਉੱਤੇ ਜਿਹੜਾ ਗੀਤ ਹਰਭਜਨ ਮਾਨ ਜਦੋਂ ਫਿਲਮ ਗਦਾਰ ਬਣਾ ਰਿਹਾ ਸੀ ਅਤੇ ਸਾਗਾ ਮਿਊਜ਼ਿਕ ਵਾਲੇ ਜਿਹੜੇ ਆ ਉਹਨਾਂ ਨੇ ਕਿਹਾ ਕਿ ਇੱਕ ਗੀਤ ਜਿਹੜਾ ਅਸੀਂ ਟਾਈਗਰ ਸਟਾਈਲ ਵਾਲਿਆਂ ਤੋਂ ਕਰਾਉਣਾ ਤੁਹਾਡਾ, ਉਹ ਕਹਿੰਦੇ ਕਿ ਮੈਂ ਅੱਜ ਤੱਕ ਆਪਣਾ ਗੀਤ ਸਿਰਫ 2 ਜਾਂ 3 ਜੈਦੇਵ ਕੁਮਾਰ ਜਾਂ ਜਿਹੜੇ ਹਾਂਡੇ ਹੋਏ ਕਲਾਕਾਰ ਨੇ ਇਸ ਫੀਲਡ ਦੇ ਵਿੱਚ ਉਹਨਾਂ ਨੂੰ ਸਿਰਫ ਦਿੰਦਾ, ਇਹ ਟਾਈਗਰ ਸਟਾਈਲ ਦਾ ਮਿਊਜ਼ਿਕ ਮੈਨੂੰ ਨਹੀਂ ਕਿ ਇਹਨਾਂ ਨੂੰ ਸਮਝ ਹੋਏਗੀ ਕਿ ਇਹ ਮੇਰੇ ਮਿਊਜ਼ਿਕ ਦੇ ਨਾਲ ਇਨਸਾਫ ਕਰ ਸਕਣ, ਲੇਕਿਨ ਫਰਕ ਦੇਖੋ ਕਿ ਉਹ ਗੀਤ ਇੰਨਾ ਜ਼ਿਆਦਾ ਮਕਬੂਲ ਹੋਇਆ ਕਿ ਉਹਨੇ ਆਪਣੇ ਨੈਕਸਟ 3 ਟਰੈਕ ਹਰਭਜਨ ਮਾਨ ਨੇ ਖੁਦ ਜਾ ਕੇ ਜਿਹੜੇ ਨੇ ਰਿਲੀਜ਼ ਟਾਈਗਰ ਸਟਾਈਲ ਦੇ ਨਾਲ ਕੀਤੇ ਨੇ। ਇੱਕ ਇੱਕ ਸਾਹ ਜਿਹੜਾ ਉਹਨਾਂ ਦਾ ਗੀਤ ਨੰਬਰ 11 ਦੇ ਉੱਤੇ, ਅਤੇ ਉਸ ਦੇ ਬਾਅਦ 'ਚੋਂ ਗੱਲਾਂ ਬਾਤਾਂ ਕਰਾਂਗੇ। ਹਰਭਜਨ ਮਾਨ ਦੀ ਆਵਾਜ਼ਾਂ ਟੌਪ 100 ਦੇ ਉੱਤੇ ਰੇਡੀਓ ਸਪਾਈਸ ਦੇ ਉੱਤੇ। ਪਿਆਰਾਂ ਦੇ ਨਾਲ ਨਜ਼ਰਾਂ ਦੇ ਨਾਲ ਨਜ਼ਰ ਮਿਲ ਗਈ, ਦਿਲ ਦੀ ਦਿਲ ਨੂੰ ਖਬਰ ਮਿਲ ਗਈ। ਸੁਣ ਸਰਾਵੀ ਜ਼ਿੰਦਗੀ ਨੂੰ ਅੱਜ ਤੁਰ ਲਈ ਇੱਕ ਡਗਰ ਮਿਲ ਗਈ। ਤੈਨੂੰ ਕਿੰਜ ਮੈਂ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਅੱਜ ਜਿਹੜਾ ਬਹੁਤ ਵਧੀਆ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ, ਇੱਕ ਤੋਂ ਲੈ ਕੇ 100 ਤੱਕ ਜਿਹੜੇ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਵਧੀਆ ਗੀਤ ਕੱਢ ਕੇ ਰੱਖੇ ਹੋਏ ਨੇ, ਅੱਜ ਸਾਰੇ ਤੁਹਾਨੂੰ ਸੁਣਾਉਂਦੇ ਚੱਲਾਂਗੇ ਤੇ ਨਾਲ ਇੱਕ ਚਾਚੇ ਨੂੰ ਉਹ ਕਾਲੀ ਹੈ ਲੈ ਕਰੋ ਕੋਈ ਆਪਣਾ ਗਲੇ ਮੈਂ ਕੋਲ ਪਰਮਿਟਰ ਲੈ ਜੀ ਮੈਨੂੰ। ਚਲੋ ਜੀ ਚਾਚਾ ਜੀ ਨੂੰ ਹਾਕ ਮਾਰਦੇ ਆ। ਚਾਚਾ ਜੀ ਆ ਜਾਓ ਫਿਰ ਆਜੋ ਕੀ ਮੈਂ ਨਵੇਂ ਲੈ ਜਾ ਮੈਂ ਟੁਰ ਕੇ ਜਾਊਂਗਾ ਮੁੜ ਕੇ। ਚਾਚਾ ਜੀ ਪਹਿਲਾਂ ਸਾਨੂੰ ਦੋ ਚਾਰ ਗੱਲਾਂ ਸੁਣਾ ਜਾਓ। ਮੈਂ ਤੈਨੂੰ ਤੂੰ ਛੱਡ ਕੇ ਆਏਗੀ ਚਾਚਾ ਦੇਖਾ ਗੱਲ ਸੁਣ ਜਿਹੜੀ ਆਪ 11 ਨੰਬਰ ਦੀ ਪਛਤੀ ਉਹਨੇ ਮੈਨੂੰ ਛੱਡ ਕੇ ਆਊਗੀ ਕਰੋ ਗੱਲ ਨਾ ਚਾਚਾ ਸੂਫੀ ਹੈ ਪਤਾ ਰੱਖ ਦੇ ਇੰਨਾ ਸੋਹਣਾ ਗੀਤ ਗਾਇਆ ਹਰਭਜਨ ਮਾਨ ਨੇ ਹੈ ਨੇ ਹਰਭਜਨ ਮਾਨ ਦਾ ਗੀਤ ਮੈਂ ਸਾਰਾ ਸੁਣਿਆ ਉਹ ਅਸਲ 'ਚ ਪਰਮਿੰਟਰ ਚੱਲਿਆ ਸੀ ਨਾ ਹਾਂ ਤੈਨੂੰ ਪਤਾ ਮੈਂ ਉਹਦੀ ਗੱਡੀ 'ਚ ਆ ਜਾਂਦਾ ਚਾਚੀ ਤੈਨੂੰ ਗਾਲਾਂ ਕੱਢਦੀ ਆ ਜਦੋਂ ਤੈਨੂੰ ਕੋਈ ਕੰਮ ਦੀ ਗੱਲ ਸੁਣਨੀ ਹੁੰਦੀ ਉਦੋਂ ਤੂੰ ਹੋਰ ਪਾਸੇ ਨੂੰ ਭੱਜ ਲੈਂਦਾ ਚਾਚਾ ਕਾਮੇਡੀ ਗੱਲ ਤੂੰ ਦੱਸ ਮੈਨੂੰ ਇੱਥੇ ਕਿਹੜੇ ਡਾਲਰ ਦੇਣੇ ਆ ਡਾਲਰ ਤਾਂ ਮੈਂ ਕੋਈ ਨਹੀਂ ਦੇਣੇ ਕਾਮੇਡੀ ਗੱਲ ਉਹਨਾਂ ਨੇ ਕਰਿਆਗਾ ਜਿਹਨੇ ਜਿਹੜੇ ਵਿਚਾਰੇ ਆ ਹੋਟਲਾਂ ਦੇ ਪੰਜ ਡਾਲਰਾਂ ਦੇ ਕੰਮ ਕਰਦਾ ਜਿਹਨਾਂ ਨੂੰ ਉਹ ਵੀ ਨਹੀਂ ਮਿਲਦੇ ਪੰਜਾਬੀਆਂ ਨੇ ਬੋਰਡ ਗੰਢ ਪਾਟਾ ਤੈਨੂੰ ਪਤਾ ਨਹੀਂ ਲੱਗਾ ਉਹਨਾਂ ਨਾਲ ਗੱਲ ਕਰਿਆ ਕਰ ਕਾਮੇਡੀ ਕੰਮ ਸਾਡੇ ਕੋਲ ਬਠੇਰਾ ਆਵਾਜ਼ ਮੈਂ ਹੀ ਠਾਉਣਾ $5 ਦਿੰਦੀ ਹੈ ਜਿਹੜੇ ਡਾਕਾ ਨੀਨੀ ਵਾਲੇ ਭਾਜੀ ਨੇ ਉਹ ਕਹਿੰਦੇ ਮੈਂ 500 ਬੰਦਾ ਦਿਖਾ ਸਕਦਾ ਪਾਪਾ ਟੋਏ ਟੋਏ ਦੇ ਵਿੱਚ ਇਕੱਲੇ ਦੇ ਵਿੱਚ ਜਿਹੜੇ ਘੱਟ ਪੈਸੇ ਦਿੰਦੇ ਨੇ ਤੁਹਾਡੇ ਵੱਲ ਸਾਡੇ ਵਾਲਾ ਕਿਹੜਾ ਅੰਮ੍ਰਿਤਸਰ ਧੰਨਵਾਦ ਕਾਕਾ ਤੈਨੂੰ ਹੁੰਦਾ ਸਾਰਾ ਕੁਝ ਓਦਾਂ ਹੀ ਹੋਰ ਬੋਲਦਾ ਨਹੀਂ ਬਾਕੀ ਇਹਨੇ ਜੀ ਬੋਲਿਆ ਮੈਂ ਤੇਰੇ ਭਾਪੇ ਨਾਲ ਗੱਲ ਕਰਨੀ ਆ ਇਹਨੇ ਜੀ ਬੋਲਿਆ ਚਾਚਾ ਜੀ ਵੈਸੇ ਵੀ ਸਾਡੀ ਮੈਂ ਇੱਥੇ ਮੈਜੋਰਿਟੀ ਦੁਆਬੇ ਵਾਲੇ ਨੇ ਸੀ ਤਿੰਨ ਜਾਣੇ ਜਲੰਧਰ ਤੋਂ ਬੈਠੇ ਹੋਏ ਨੇ ਜੀ ਤੇਰੇ ਮੂੰਹ ਵੀ ਨਹੀਂ ਨਿਕਲਿਆ ਕੁੜੀਆਂ ਉਦਾਂ ਜੀ ਉਹਨੇ ਕਿਹਾ ਵਾ ਜੀ ਤੁਹਾਨੂੰ ਸੁਣ ਨਹੀਂ ਰਿਹਾ ਤੁਸੀਂ ਕੰਨਾਂ ਦੇ ਹੈਡਫੋਨ ਲਾਏ ਨੇ ਥੋੜਾ ਹੋਰ ਜੇ ਪਾਸੇ ਕਰ ਲਓ ਜੀ ਘਰੇ ਰੱਖ ਦਿੰਨੀ ਹੁੰਨੀ ਗੱਲ ਥੋੜਾ ਗਾਣੇ ਲਾਉਂਦੇ ਹੰਡਾਵਿਆ ਗਾਣੇ ਨਹੀਂ ਬਟ ਲੇਟ ਹੁੰਦੇ ਨਹੀਂ ਜੀ ਨਹੀਂ ਲਾਓ ਜੀ ਗਾਣੇ ਦੇ ਵੀ ਗੱਲ ਐਮੀ ਵਿਰਕ ਜਿਹੜਾ ਆ ਐਤਕੀ ਟਾਈਟਲ ਗੀਤ ਹੀ ਲਾ ਦੇਣਾ ਜੀ ਬਿਲਕੁਲ ਚਾਚਾ ਬੰਬੂ ਕਾਰਡ ਦੀ ਗੱਲ ਹੋਣ ਵਾਲੀ ਆ ਉਹਦੀ ਨਾਲ ਗੱਲ ਕਰਿਆ ਕਰ ਬਹੁਤ ਮੇਰੇ ਜ਼ਖਮ ਮਰੇ ਹੋ ਜਾਂਦੇ ਹੁਣ ਕੀ ਜ਼ਖਮ ਮਰੇ ਹੋਏ ਤੈਨੂੰ ਚਾਚੇ ਦੀਆਂ ਬਹੁਤ ਯਾਦਾਂ ਜੁੜੀਆਂ ਬਹੁਤ ਰਮਾਲ ਛੁੱਟੇ ਆ ਕੇ ਗੱਲ ਕਰ ਲਈ ਛੇੜਦਾ ਹੁੰਦਾ ਸੀ ਤੈਨੂੰ ਛੱਡੀ ਤੇ ਕੇ ਜਾਂਦਾ ਹੁੰਦਾ ਸੀ ਅੱਡਿਆ ਕਰ ਗਾਣਾ ਛੋਣ ਲਾਰੇ ਬਈ ਜਾਂਦਾ ਸੜਕਾਂ ਤੇ ਕਬੂਰੂ ਵਜਾਉਂਦਾ ਬਾੜੀਆਂ ਹਉ ਨੱਚਦਾ ਪਤੰਗਾ ਇਸ਼ਕੇ ਦੀ ਲਾਟ ਤੇ ਕੋਈ ਫਿਰ ਲਾਹੀ ਲਾਉਂਦਾ ਨੋਟ ਬੰਬੂ ਕਾਟ ਤੇ ਥੋੜਾ ਨਾਲ ਡਿੱਗਿਆ ਸੀ ਜਦ ਤੁਸੀਂ ਕਹਾਂ ਲੰਘੇ ਸੀਗੇ ਉਹ ਪੋਲਿਆ ਪੰਛੀਆ ਇਹ ਡਿੱਗਿਆ ਨਹੀਂ ਸੀ ਜਾਣ ਕੇ ਸਿੱਟਿਆ ਸੀ ਜਦੋਂ ਸਾਡੂ ਸਾਡੂ ਨੂੰ ਕੱਟਦਾ ਨਾ ਉਦੋਂ ਇਹ ਰੀਤ ਪਕਾਈ ਦੀ ਸੋ ਲਓ ਜੀ ਵਿਰਲਾ ਹੀ ਲਾਉਂਦਾ ਨੋਟ ਬੰਬੂ ਕਾਰਡ ਤੇ ਚਾਚਾ ਯਾਦ ਆਇਆ ਵੇਲਾ ਪੁਰਾਣਾ ਚਾਚੇ ਤੋਂ ਹੈ ਨਹੀਂ ਚਾਚਾ ਜਦੋਂ ਪਤਾ ਕਿਹੜਾ ਗਾਣਾ ਗਾਉਂਦੇ ਸੀ ਬਹਿ ਜਾ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉ ਚਾਚੀ ਗਾਉਂਦੀ ਚਾਚੀ ਮੈਂ ਮੈਂ ਪਿੱਛੇ ਕਰੀਅਰ ਤੇ ਪੈਂਦਾ ਹੁੰਦਾ ਸੋਲਾਂ ਹੁਣ ਜਾ ਰਿਹਾ ਤੇ ਫਿਰ ਰੋਕ ਲੇਗਾ ਮੈਂ ਕਹਿ ਰਿਹਾ ਵੀ ਹੁਣ 2017 ਆਉਣ ਵਾਲਾ ਤੇ ਉਹਦੇ ਆਉਣਾ ਹੀ ਤੂੰ ਕਿੱਦਾਂ ਲੈ ਤੂੰ ਲਿਆਉਣ ਡਿਆ ਵਾ ਨਹੀਂ ਘੰਟੇ ਕੁਝ ਰਹਿ ਗਏ ਨੇ ਮੈਂ ਚਾਹੁੰਦਾ ਸੀ ਕੋਈ ਸਰੋਤਿਆਂ ਦੀ ਚੰਗੀ ਗੱਲ ਵੀ ਸੁਣਾ ਦੇ ਚਾਚਾ ਤੇ ਹੁਣ ਤੱਕ ਗਾਲਾਂ ਕੱਢਣ ਡਏ ਆ ਅਸੀਂ ਤਾਂ ਆਪਣੇ ਜਦੋਂ ਚੰਗੀਆਂ ਅਸੀਂ ਤੇ ਆਪਣੇ ਚੰਗੀਆਂ ਕੰਡੇ ਟੁਈਆਂ ਬੰਬੂ ਕਾਰਡ ਬਾਰੇ ਜਖਮਰੇ ਕਰੀ ਜਾਂਦਾ ਆ ਕਿ ਨਹੀਂ ਵੀ ਨਹੀਂ ਮੈਂ ਸੁਣਿਆ ਚਾਚਾ ਜੀ ਗੀਤ ਬਹੁਤ ਵਧੀਆ ਗਾਉਂਦੇ ਮੈਂ ਤਾਂ ਹੀ ਤਾਂ ਚਾਹੁੰਦਾ ਸੀ ਵੀ ਚਾਚਾ ਜੀ ਆਪਾਂ ਹੈਪੀ ਨੂੰ ਬੁਲਾ ਕੇ ਲਿਆਈਏ ਸੱਚ ਤੇ ਬੁਲਾ ਲਓ ਮੈਂ ਉਹਦੀ ਚੰਗਲੀ ਬੰਨੀ ਆ ਨਹੀਂ ਉਹ ਤੋਂ ਡਰਦਾ ਮੇਰਾ ਨਹੀਂ ਨਾ ਆਉਂਦਾ ਕੋਈ ਨੀ ਬੁਲਾ ਲਓ ਮੈਂ ਬੁਲਾ ਲਿਓ ਨਾ ਕੇ ਗੱਲ ਕਰੀ ਆ ਫਿਰ ਚਾਚਾ ਬੁਲਾ ਕੇ ਲਿਆਓ ਹੈਪੀ ਨੂੰ ਕਿਉਂਕਿ ਅਸੀਂ ਗਾਣਾ ਸੁਣਨਾ ਹੈਪੀ ਤੋਂ ਵਧੀਆ ਚੱਲ ਮੇਰਾ ਪੁੱਟ ਸਿਆਣਾ ਪੁੱਟ ਚੱਲ ਲਾ ਕੇ ਗਾਣਾ ਲਾ ਤੁਸੀਂ ਸੁਣਾਓ ਭਾਜੀ ਸਾਨੂੰ ਇੱਕ ਹੋਰ ਗਾਣਾ ਕਿਹੜਾ ਗਾਣਾ ਕਿਹੜਾ ਹੁਣ ਉਹਦਾ ਬਾਰੇ ਗੀਤ ਜਿਹੜਾ ਲਾਉਣ ਜਾ ਰਹੇ ਨੰਬਰ 9 ਦੇ ਉੱਤੇ ਸੋ ਆਪਾਂ ਜੀ ਟੌਪ 10 ਦੇ ਕਾਊਂਟਾਂ ਦੇ ਵਿੱਚ ਨੰਬਰ 9 ਤੇ ਆ ਗਏ ਆ ਇਹ ਗੀਤ ਓਰਿਜਨਲੀ ਰਣਜੀਤ ਬਾਵੇ ਨੇ ਆਪਣੀ ਪੰਜਾਬੀ ਫਿਲਮ ਤੂਫਾਨ ਸਿੰਘ ਦੇ ਵਿੱਚ ਰਿਲੀਜ਼ ਕਰਾਉਣਾ ਸੀ ਲੇਕਿਨ ਫਿਲਮ ਭਾਵੇਂ ਬਹੁਤ ਵਧੀਆ ਬਣੀ ਅਸੀਂ ਇਸਦਾ ਇੱਥੇ ਨਿਊਜ਼ੀਲੈਂਡ ਦੇ ਵਿੱਚ ਜਿਨ੍ਹਾਂ ਨੇ ਬਣਾਈ ਸੀ ਬਘੇਲ ਸਿੰਘ ਇੱਥੇ ਆਏ ਸੀ ਟ੍ਰੇਲਰ ਵੀ ਦੇਖਿਆ ਲੇਕਿਨ ਫਿਲਮ ਇੰਡੀਆ ਦੇ ਵਿੱਚ ਉਹਨਾਂ ਰਿਲੀਜ਼ ਨਹੀਂ ਕਰਨ ਦਿੱਤੀ ਕਿਉਂਕਿ ਉਹ ਇੱਕ ਖਾੜਕੂ ਸ਼ਖਸੀਅਤ ਦੇ ਨਾਲ ਸੰਬੰਧਿਤ ਪੂਰੀ ਦੀ ਪੂਰੀ ਫਿਲਮ ਸੀ ਸੋ ਇਸ ਸਾਰੇ ਨੂੰ ਲੈ ਰਣਜੀਤ ਬਾਵੇ ਨੇ ਫਿਰ ਇਸ ਦੇ ਉੱਤੇ ਵੀਡੀਓ ਬਣਾਇਆ ਅਤੇ ਗੀਤ ਦੁਬਾਰਾ ਰਿਲੀਜ਼ ਕਰਵਾਇਆ ਸੋ ਨੰਬਰ 9 ਦੇ ਉੱਤੇ ਕਿਹੜਾ ਗਾਣਾ ਵਾ ਸ਼ੇਰ ਮਾਰਨਾ ਇੱਧਰ ਵੇਖ ਲਓ ਮੁੰਡੇ ਆ ਜਾ ਵੇਖ ਪੂਛਲਾ ਮਾਰ ਕੇ ਤੇ ਛੇ ਕਹਿੰਦੇ ਸ਼ੇਰ ਮਾਰਿਆ ਵਾ ਹਵੇਲੀਆਂ ਨੇ ਕਰ ਲਈ ਸਲਾਹ ਗੱਲਾਂ ਟੱਕਰੇ ਤੇ ਘੇਰ ਮਾਰਨਾ ਰਣਜੀਤ ਬਾਵੇ ਦੀਆਂ ਆਵਾਜ਼ਾਂ ਜਿਹੜੀਆਂ ਹੁਣੇ ਹੁਣੇ ਤੁਸੀਂ ਸੁਣੀਆਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬੋਲ ਮਿੱਟੀ ਦਿਆ ਬਾਵਿਆਂ ਤੋਂ ਸ਼ੁਰੂ ਹੋਇਆ ਜਿਹੜਾ ਬਾਵਾ ਹੁਣ ਤੱਕ ਆਪਾਂ ਜੇ ਦੇਖੀਏ ਕਾਫੀ ਸੁਪਰ ਹਿੱਟ ਗੀਤ ਇਸ ਸਾਲ ਦੇ ਦੇ ਚੁੱਕਾ। ਟੌਪ 100 ਦੇ ਵਿੱਚ ਤਕਰੀਬਨ 6 ਤੋਂ 7 ਸੌਂਗ ਜਿਹੜੇ ਇਸ ਕਲਾਕਾਰ ਦੇ ਆਏ। ਸੋ ਜੁਗਰਾਜ ਸਿੰਘ ਨਾਗੋਕੇ ਦੇ ਲਾਗੇ ਦੀ ਜ਼ਿੰਦਗੀ ਦੇ ਉੱਤੇ ਬੇਸ ਤੂਫਾਨ ਸਿੰਘ ਫਿਲਮ ਜੋ ਕਿ ਰਿਲੀਜ਼ ਨਹੀਂ ਹੋ ਸਕੀ, ਅਤੇ ਨਾਗੋਕੇ ਦੇ ਲਾਗੇ ਪਿੰਡ ਵੈਰੋਵਾਲ ਪੈਂਦਾ, ਅਤੇ ਵੈਰੋਵਾਲ ਤੋਂ ਸਾਡੇ ਇੱਥੇ ਨਿਊਜ਼ ਐਂਡ ਦੇ ਵਿੱਚ ਸੱਤਾ ਵੈਰੋਵਾਲੀ ਹੈ ਜਿਹਨਾਂ ਦਾ ਗੀਤ ਅਸੀਂ ਨੰਬਰ 12 ਦੇ ਉੱਤੇ ਇਸ ਸਾਲ ਗੀਤਕਾਰੀਆਂ ਗੁਰਸ਼ਬਦ ਦੇ ਨਾਲ ਟੌਪ 100 ਦੇ ਵਿੱਚ ਨੰਬਰ 12 ਤੱਕ ਪਹੁੰਚਿਆ ਸਾਡੇ ਸਟੂਡੀਓ ਦੇ ਵਿੱਚ ਨੇ। ਸੋ ਕਿਵੇਂ ਮਹਿਸੂਸ ਹੋ ਰਿਹਾ ਸੱਥੇ, ਕਿਉਂਕਿ ਬਹੁਤ ਵਾਰੇ ਗੱਲ ਕੀਤੀ ਜਾਂਦੀ ਕਿ ਚੰਗੇ ਗੀਤਾਂ ਦੀ ਬਹੁਤ ਘੱਟ ਕਦਰ ਹੁੰਦੀ ਆ ਦੁਨੀਆ ਭਰ ਦੇ ਵਿੱਚ, ਤੁਹਾਡਾ ਇਹ ਗੀਤ ਜਿਹੜਾ ਜਿਹੜਾ ਸਰਾਇਆ ਗਿਆ, ਕਿਸ ਤਰ੍ਹਾਂ ਦੀ ਫੀਡਬੈਕ ਮਿਲੀ ਇਸ ਗੀਤ ਨੂੰ ਲੈ ਕੇ? ਸਭ ਤੋਂ ਪਹਿਲਾਂ ਤਾਂ ਭਾਅ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਰੇਡੀਓ ਸਪਾਈਸ ਟੀਮ ਦਾ, ਜਿਹੜੇ ਮੈਨੂੰ ਮੌਕੇ ਮੌਕੇ 'ਤੇ ਬੁਲਾ ਕੇ ਅਤੇ ਮੈਨੂੰ ਲੋਕਾਂ ਦੇ ਰੂਬਰੂ ਕਰਦੇ ਰਹਿੰਦੇ ਆ, ਅਤੇ ਬਾਕੀ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਮੇਰੇ ਵੱਲੋਂ ਨਵੇਂ ਸਾਲ ਦੀਆਂ ਜਿਹੜੀਆਂ ਉਹ ਮੁਬਾਰਕਾਂ, ਅਤੇ ਪਰਮਾਤਮਾ ਕਰੇ ਵੀ ਸਾਰਿਆਂ ਦਾ ਸਾਲ ਜਿਹੜਾ ਵਾ ਚੰਗਾ ਚੜ੍ਹੇ ਅਤੇ ਵਧੀਆ ਸਾਲ ਜਿਹੜਾ ਬਤੀਤ ਹੋਵੇ। ਸ਼ੁਕਰੀਆ। ਅਤੇ ਦੂਜੀ ਗੱਲ ਆ ਜਿਹੜੀ ਗੀਤ ਦੀ, ਮੇਰੇ ਖਿਆਲ ਨਾਲ ਇਹ ਸਾਲ ਜਿਹੜਾ ਆ ਮੇਰੇ ਵਾਸਤੇ ਬਹੁਤ ਵਧੀਆ ਰਿਹਾ, ਕਿਉਂਕਿ ਜਿਹੜਾ ਗੀਤਕਾਰੀਆਂ ਜਿਹੜਾ ਵਾ ਇੱਕ ਬਹੁਤ ਜ਼ਿਆਦਾ ਪਿਆਰ ਜਿਹੜਾ ਗੀਤ ਨੂੰ ਮਿਲਿਆ ਲੋਕਾਂ ਵੱਲੋਂ, ਅਤੇ ਮੈਨੂੰ ਬਹੁਤ ਖੁਸ਼ੀ ਆ ਕਿਉਂਕਿ ਉਸ ਗੀਤ ਤੋਂ ਬਾਅਦ 'ਚ ਮੈਨੂੰ ਲੱਗਦਾ ਕਿ ਕਾਫੀ ਜਿਹੜੇ ਗੀਤ ਬਦਲਾਵ ਜਿਹੜਾ ਵਿਸ਼ਿਆਂ ਦੇ ਵਿੱਚ ਬਦਲਾਵ ਆਇਆ ਵਾ ਜੀ, ਔਰ ਇਸ ਚੀਜ਼ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਖੁਸ਼ੀ ਆ। ਸੁਭਾ ਆਪਾਂ ਕਹਿੰਦੇ ਇਤਫਾਕ ਹੀ ਹੈ ਕਿ 3 ਮਝੈਲ ਬੈਠੇ ਹੋਏ ਨੇ ਲੈਫਟ ਰਾਈਟ ਅਤੇ ਸੈਂਟਰ ਦੇ ਵਿੱਚ। ਸੋ ਹਰਜੀਤ ਕੌਰ ਜੀ ਅਤੇ ਸਾਡੇ ਨਾਲ ਹਰਪ੍ਰੀਤ ਸਿੰਘ ਮਾਨ ਅਤੇ ਸਾਡੇ ਨਾਲ ਸੱਤਾ ਵੈਰਵਾਲੀ ਆ, ਜਿਹੜੇ ਤਿੰਨੇ ਹੀ ਸਾਡੇ ਮਾਝੇ ਦੇ ਜਿਹੜੇ ਰੀਪ੍ਰਜੈਂਟੇਟਿਵ ਨੇ ਜੀ, ਤਿੰਨੇ ਹੀ ਉਹਨਾਂ ਨੂੰ ਅਸੀਂ ਜੀਆਂ ਆਖਦੇ ਹਾਂ ਰੇਡੀਓ ਸਪਾਈਸ ਜੀ। ਬਹੁਤ ਬਹੁਤ ਸ਼ੁਕਰੀਆ ਨਤੇਜ ਭਾਜੀ, ਸ਼ੁਕਰੀਆ ਭਾਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਬਸ ਸਾਲ ਦਾ ਅਖੀਰਲਾ ਦਿਨ, ਅਤੇ ਦਿਨ ਬਹੁਤ ਵਧੀਆ, ਮੈਂ ਕਹੂੰਗਾ ਕਿ ਇੱਦਾਂ ਦਾ ਦਿਨ 2017 'ਚ ਵਾਰ ਵਾਰ ਆਵੇ ਜੀ। ਬਿਲਕੁਲ, ਵੈਸੇ ਚੰਗੇ ਮੌਸਮ ਨਾਲ ਸ਼ੁਰੂਆਤ ਹੋਊਗੀ ਅਤੇ ਮੈਨੂੰ ਲੱਗਦਾ ਕਿ ਵਧੀਆ ਰਹੂਗਾ ਸਾਲ ਜੀ। ਬਿਲਕੁਲ। ਸੋ ਹਰਜੀਤ, ਜਿੱਥੇ ਤੁਸੀਂ ਖਾਸ ਕਰਕੇ ਪ੍ਰੋਗਰਾਮਸ ਦੀ ਲੜੀ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਪ੍ਰੋਗਰਾਮ ਸੰਡੇ ਨੂੰ ਪੇਸ਼ ਕਰਦੇ ਹਾਂ, ਅਤੇ ਨਾਲ ਦੇ ਨਾਲ ਤੁਸੀਂ ਪ੍ਰੋਗਰਾਮਸ ਦੇ ਵਿੱਚ ਤਬਦੀਲੀਆਂ ਵੀ ਕਾਫੀ ਦੇਖੀਆਂ, ਸੋ ਰੇਡੀਓ ਸਪਾਈਸ ਦੇ ਪੱਖੋਂ ਤੁਸੀਂ ਐਜ਼ ਅ ਟੀਮ ਮੈਂਬਰ ਹਨ, ਕਿਵੇਂ ਮਹਿਸੂਸ ਹੋ ਰਿਹਾ 2017 ਦੇ ਵਿੱਚ ਐਂਟਰ ਕਰਦੇ ਹਾਂ, ਜਿੱਥੇ ਕਿ ਆਪਣੀ ਨਵੀਂ ਆਡੀਅੰਸ ਜਿਹੜੇ ਖਾਸ ਕਰਕੇ ਸਾਰਿਆਂ ਨੇ ਇੱਕ ਵਾਰ ਫਿਰ ਦੁਬਾਰਾ ਰਿਮਾਇੰਡ ਕਰਾ ਦਈਏ ਜੀ, ਬੜਾ ਚੰਗਾ ਮਹਿਸੂਸ ਹੋ ਰਿਹਾ। ਪੈਪਰਟੋਈ ਦੇ ਵਿੱਚ ਅਸੀਂ ਨਵਾਂ ਜਿਹੜਾ ਆਪਣਾ ਟਰਾਂਸਮੀਟਰ ਲਾ ਦਿੱਤਾ ਹੈ, ਸੋ ਇਸ ਦੇ ਨਾਲ ਪੈਪਰਟੋਈ ਏਰੀਆ ਜਿਹੜਾ ਪੰਜਾਬੀਆਂ ਦਾ ਗੜ੍ਹ ਉੱਥੇ ਬਿਲਕੁਲ ਕਲੀਅਰ ਸੁਣ ਰਿਹਾ, ਅਤੇ ਟਿਪੂਕੀ ਦੇ ਵਿੱਚ ਵੀ ਪੰਜਾਬੀ ਸੁਣ ਰਹੇ ਨੇ। ਵੈਸੇ ਭਾਅ ਜੀ, ਸਭ ਤੋਂ ਵੱਧ ਖੁਸ਼ੀ ਮੈਨੂੰ ਇਸੇ ਚੀਜ਼ ਦੀ ਹੈ ਕਿ ਪੈਪਰਟੋਈ 'ਚ ਸਾਡੀ ਟਰਾਂਸਮਿਸ਼ਨ ਸ਼ੁਰੂ ਹੋਈ, ਕਿਉਂਕਿ ਹਮੇਸ਼ਾ ਉਲਾਂਭਾ ਜਿਹੜਾ ਸਾਡੇ ਸਰੋਤਿਆਂ ਵੱਲੋਂ ਆਉਂਦਾ ਸੀ ਕਿ ਤੁਹਾਡਾ ਗੱਡੀਆਂ ਦੇ ਵਿੱਚ ਫਲੈਟ